Mama Mama Mama Mama Mama Mama Mama Mama ਯਾਰ ਦੇ ਦਰ ਤੇ ਆ ਜਾ ਸਜਣਾ ਦਿਲ ਦਾ ਮਕਸਦ ਪਾ ਜਾ ਸਜਣਾ ਦਿਲ ਦਾ ਮਕਸਦ ਪਾ ਜਾ ਸਜਣਾ ਤੈਨੂੰ ਸਭ ਕੁਝ ਮਿਲ ਜਾਵੇਗਾ ਯਾਰ ਤੈਨੂੰ ਮਸਤ ਬਣਾਵੇਗਾ ਮਸਤ ਕਲੰਦਰ ਬੋਲ ਸਜਣਾ ਜਿਦੜੀ ਨਾ ਤੂੰ ਰੋਲ ਸਜਣਾ ਮਸਤ ਕਲੰਦਰ ਬੋਲ ਸਜਣਾ ਹਰ ਕੋਈ ਕਹਿੰਦਾ ਏ ਮੈਂ ਬੰਦਾ ਸੋਹਣੇ ਰੱਬ ਦਾ ਇਸ਼ਕ ਤੇ ਯਾਰ ਬਾਜੋ ਕਿਸੇ ਨੂੰ ਨੀ ਮੰਨਦਾ ਯਾਰ ਨੂੰ ਸਜਦੇ ਕਰਾਵੇਗਾ ਯਾਰ ਨੂੰ ਸਜਦੇ ਕਰਾਵੇਗਾ ਇਸ਼ਕ ਤੈਨੂੰ ਰੰਗ ਚੜਾਵੇਗਾ ਮਸਤ ਕਲੰਦਰ ਬੋਲ ਸਜਣਾ ਜਿਦੜੀ ਨਾ ਤੂੰ ਰੋਲ ਸਜਣਾ ਮਸਤ ਕਲੰਦਰ ਨਾ ਮੰਦਰ ਨਾ ਮਸਜਦ ਅੰਦਰ ਯਾਰ ਤੇ ਤੇਰੇ ਦਿਲ ਦੇ ਅੰਦਰ ਨਾ ਮੰਦਰ ਨਾ ਮਸਜਦ ਅੰਦਰ ਯਾਰ ਤੇ ਤੇਰੇ ਸਜਣਾ ਜਿਦੜੀ ਨਾ ਤੂੰ ਰੋਲ ਸਜਣਾ